ਦੱਸਦਾ ਏ ਮੈਨੂੰ ਮੇਰਾ ਉਹਦੇ ਵਿੱਚੋਂ ਸਭ ਦਿਸਦਾ ਏ ਪਲ ਵੀ ਨਾ ਉਹਦੇ ਬਿਨਾਂ ਲੰਘਦਾ ਮਾਹੀ ਸੋਹਣੇ ਮਾਹੀ ਸੋਹਣੇ ਮਾਹੀ ਸੋਹਣੇ ਰੰਗਦਾ ਏ ਮਾਹੀ ਸੋਹਣੇ ਮਾਹੀ ਸੋਹਣੇ ਮਾਹੀ ਸੋਹਣੇ ਰੰਗਦਾ ਏ ਜਦੋਂ ਹੱਥ ਉਹਦਾ ਹੱਥਾਂ ਵਿੱਚ ਆਵੇ ਉਹਦੀਆਂ ਹੀ ਬਾਤਾਂ ਕੁਝ ਚਾਹੀਦਾ ਨੀ ਹੁਣ ਜੀਣ ਵਾਸਤੇ ਇਹੋ ਬੜੀਆਂ ਨੇ ਇਸ਼ਕ ਸੁਗਾਤਾਂ ਮੈਂ ਬਣ ਗਿਆ ਟੋਟਾ ਉਹਦੀ ਵੰਗ ਦਾ ਮਾਹੀ ਸੋਹਣੇ ਮਾਹੀ ਸੋਹਣੇ ਮਾਹੀ ਸੋਹਣੇ ਰੰਗਦਾ